ਸਭ ਜੱਗ ਕਹਿੰਦਾ ਮੈਂ ਵੀ ਕਹਿੰਦਾ ਰਾਧੇ ਇਸ ਰਾਧੇ ਨੂੰ ਵੇਖਣ ਦੇ ਲਈ ਇਸ ਰਾਧੇ ਨੂੰ ਵੇਖਣ ਦੇ ਲਈ ਕਈ ਖੇੜੇ ਵਿੱਚ ਰਾਧੇ ਰਾਧੇ ਰਾਧੇ ਰਾਧੇ ਸ਼ਾਮ ਮਿਲਾ ਦੇ ਸ਼ਾਮ ਹੈ ਸ਼ਾਮ ਹੀ ਰਾਧੇ ਗਾਣਾ ਕਹੀ ਨਾਮ ਹੈ ਰਾਧੇ ਨਾਮ ਕਾ ਅੰਮ੍ਰਿਤ ਪਿਆਲਾ ਜੀਵਨ ਮੇਂ ਜਿਸਨੇ ਪੀ ਡਾਲਾ।